ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲਾ ਅਸਤਪਦੀਆ ਚੌਤੁਕੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਦੁਬਿਧਾਨ ਪੜੋ ਹਰ ਦੇਨ ਹੋਰ ਨਾ ਪੂਜੋ ਮੜਾ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਦੁਬਿਧਾ ਨ ਪੜੋ ਹਰ ਬਿਨ ਹੋਰ ਨਾ ਪੂਜੋ ਮੜਾ ਮਸਾਨ ਨਾ ਜਾਈ ਕ੍ਰਿਸ਼ਨਾ ਰਾਚ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਪਾਈ ਆਪੇ ਦਾਨਾ ਆਪੇ ਦੀਨਾ ਤੂੰ ਦੇਵ ਹੈ ਮਤ ਸਾਈ ਮਨ ਬੈਰਾਗ ਰਪੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵ ਲਾਈ ਅਸੰਖ ਬੈਰਾਗੀ ਕਹੇ ਬੈਰਾਗ ਸੋ ਬੈਰਾਗੀ ਜੇ ਖਸਮਾ ਭਾਵਾ ਹਿਰਬੈ ਸਬਰ ਸਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵਾ ਭਾਵਤ ਵਰਜ ਰਹਾਵਾ ਸਹਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵਾ ਮਨੁਆ ਪੌਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਏ ਜਿਹਬਾ ਨੇਤਰ ਸੋਤਰ ਸੱਚ ਰਾਤੇ ਜਲ ਬੂਜੀ ਤੁਧ ਹੈ ਬੁਝਾਏ ਆਸ ਨਿਰਾਸ ਰਹਿ ਬੈਰਾਗੀ ਨਿਜ ਘਰ ਤਾੜੀ ਲਾਈ ਨਾਮ ਰੱਜੇ ਸੰਤੋਖੀ ਅੰਮ੍ਰਿਤ ਸਹਿਜ ਪਿਆਈ ਦੁਬਦਾ ਵਿੱਚ ਵੈਰਾਗ ਨ ਹੋਵੀ ਜਬ ਲੱਗ ਦੂਜੀ ਰਾਈ ਸਭ ਜਗ ਤੇਰਾ ਤੂੰ ਇੱਕੋ ਦਾਤਾ ਅਵਰ ਨ ਦੂਜਾ ਪਾਈ ਮਨ ਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗੰਮ ਅਗੋਚਰ ਕਹਿਣਾ ਕੀਮ ਨ ਪਾਈ ਸੁਨ ਸਮਾਦ ਮਹਾਪਰਮਾਰਥ ਤੀਨ ਭਵਨ ਪਤ ਨਾਮੰ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾ ਮੰ ਮਾਨ ਮੁਖ ਝੂਠ ਲਹਿ ਪੈ ਮਾਨੰ ਆਪੇ ඥාන අගාමං ජින චක්ඛයාසේයි සාද ජානන් යෝගුංගේ මිත්‍යායි අකත්තකා කතියා පායි ජාලෝ සදා රජයි ගුරුදාතා නිලේතා මත හෝවයි නිගුරේ මත් නකයි ජෝ චලායේ ත්‍යෝ චන්න හැ පායි හෝර ක්‍යා කෝ කරේ චතුරායි එක් පරම පුලායේ එක් භගතී රාතේ තේරා ખેල අපාරා ජෙත තොද ලායේ තේහා ඵල පායා තූ සුකම චලාවන හාරා કરી જે કિશ હોવા અપના જીયો પિંડ તુમારા સતગુર મિલ્યા કૃપા કીની અમૃત નામ આધારા ગગનંતર વાસ્યા ગુણ પર ગાસ્યા ગુણ મહ જ્ઞાન ધ્યાનં નામ માન પાવા કહ સુહાવા તત્તો તત્તો વખાનં શબ્દ ગોર પીરા ગહેર ગંભીરા બિન શબ્દ જગ બૌરાનં પૂરા બૈરાગી સહજ સુભાગી સચ નાનક માન માનં શબ્દ ગુર પીરા ગહેર ગંભીરા બિન શબ્દ જગ બૌરાનં પૂરા બૈરાગી સહજ સુભાગી સચ નાનક માન માનં વાહેગુરુ જી કા ખાલસા વાહેગુરુ જી કી ફતેહ